ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਰਾਂ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਬਿਨਾਸੀ ਰਾਮ ਮੈਂ ਮਨ ਚਾਉ ਕਰਾਂ ਸਾਚ ਵਿਗਾਸੀ ਰਾਮ ਅਵਿਗਤੋ ਹਰ ਨਾਥ ਨਾਥ ਹੈ ਤਿਸ ਭਾਵ ਸੋਧੀਐ ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂੰ ਜੀਐ ਪਵਨੀ ਹਠ ਨਾ ਜਾਨਾ ਨਾਨਕਾ ਸੱਚ ਗਹਿਰ ਹੈ ਪਿੰਨੜੀ ਰਹਿਣ ਪਲੀ ਦਿਨ ਸੁਹਾਏ ਰਾਮ ਨਿਜ ਘਰ ਸੂਤੜੀਏ ਜਗਾਏ ਰਾਮ ਨਵਹਾਣ ਨਵ ਧਨ ਸ਼ਬਦ ਜਾਗੀ ਆਪਣੇ ਫਿਰ ਪਾਣੀਆਂ ਤਾਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸਾਚ ਮੰਗ ਨਦਰ ਕਰ ਤੁਧ ਪਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨਿਆੜੀ ਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਝੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਨ ਸੋਝੀ ਸੂਝੈ ਰਹੈ ਅਤੀਤ ਅਪਰੰਪਰ ਰਾਤ ਸਤਾਂ ਸਾਚ ਮਨ ਗੁਣ ਸਾਰਿਆ ਮਨ ਰਹਿਸੀ ਸੀ ਜਸ ਦੇਹੀ ਰਾਮ ਮਨ ਮਾਰ ਰਿਜੈ ਸਬਦ ਸੀਜੈ ਤ੍ਰੈਲੋਕ ਨਾਥ ਪਛਾਣੇ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਵਿਨਾਸੀ ਰਾਮ।